फिर खरीद दे आ चादरे फिर खरीद दे आ चादरे ते मुच्छा कुंडिया करौंदा फिर लाना नी छड़ दे सियाल तेनू मिठिए मित्रा व्याह के लै जाना नी छड़ दे सियाल तेनू छिंदिए यतने व्याह के लै जाना नी वज दे तू बैंड वेखी हुंदे किवें फैरनी यारां बेलियां दे पुंज लगणे ना पैरनी ਜਦੇ ਤੂੰ ਬੈਂਡ ਵੇਖੀ ਹੁੰਦੇ ਕਿਵੇਂ ਪੈਰਨੀ ਯਾਰਾਂ ਬੇਲੀਆਂ ਤੇ ਪੁੰਜੇ ਲੱਗਣੇ ਨਾ ਪੈਰਨੀ ਮੰਜੇ ਜੋੜ ਕੇ ਸਪੀਕਰ ਨੇ ਲੱਗਣੇ ਜੋੜ ਕੇ ਸਪੀਕਰ ਨੇ ਲੱਗਣੇ ਵੱਜੂ ਵੀ ਰਣਜੀਤ ਵਾਲਾ ਗਾਣਾ ਨੀ ਛੱਡ ਦੇ ਸਿਆਲ ਤੈਨੂੰ ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨੀ ਛੱਡ ਦੇ ਸਿਆਲ ਤੈਨੂੰ ਛਿੰਦੀਏ ਯਤਨੇ ਵਿਆਹ ਕੇ ਲੈ ਜਾਣਾ ਨੀ ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ। ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਰਾਜ ਮੰਤਰੀ ਅਰੁਣਾ ਚੌਧਰੀ ਦੇ ਪਤੀ ਦੀ ਸਰਕਾਰੀ ਕੰਮਕਾਜ ਵਿੱਚ ਦਖਲਅੰਦਾਜ਼ੀ ਬਾਰੇ ਛਪੀਆਂ ਮੀਡੀਆ ਰਿਪੋਰਟਾਂ ਸੰਬੰਧੀ ਉਹ ਸ਼੍ਰੀਮਤੀ ਚੌਧਰੀ ਦੇ ਨਾਲ ਗੱਲ ਕਰਨਗੇ। ਮੁੱਖ ਮੰਤਰੀ ਨੇ ਮੰਨਿਆ ਕਿ ਇਹ ਸਹੀ ਤਰੀਕਾ ਨਹੀਂ ਹੈ ਅਤੇ ਨਾ ਹੀ ਇਸ ਨੂੰ ਅਣਡਿੱਠ ਕੀਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿੱਜੀ ਤੌਰ 'ਤੇ ਸ਼੍ਰੀਮਤੀ ਚੌਧਰੀ ਦੇ ਨਾਲ ਗੱਲ ਕਰਨਗੇ, ਜਿਨ੍ਹਾਂ ਨੂੰ ਨਵ ਗਠਿਤ ਮੰਤਰੀ ਮੰਡਲ ਦੇ ਵਿੱਚ ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਭਵਿੱਖ ਦੇ ਵਿੱਚ ਮੰਤਰੀ ਅਜਿਹੀ ਕਿਸੇ ਕਿਸਮ ਦੀ ਦਖਲਅੰਦਾਜ਼ੀ 'ਤੇ ਕਾਬੂ ਪਾਉਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੀ ਨਵੀਂ ਬਣੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਬਾਰੇ ਇਹ ਪਤਾ ਲੱਗਿਆ ਸੀ ਕਿ ਉਹਨਾਂ ਦੇ ਪਤੀ ਉਹਨਾਂ ਦੇ ਨਾਲ ਸਰਕਾਰੀ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਅਤੇ ਬਹੁਤੇ ਫੈਸਲੇ ਉਹਨਾਂ ਦੇ ਪਤੀ ਹੀ ਕਰਦੇ ਨਜ਼ਰ ਆਉਂਦੇ ਨੇ ਅਤੇ ਇੱਕ ਦੋ ਵੀਡੀਆਂ ਵੀ ਇਸ ਸੰਬੰਧੀ ਵਾਇਰਲ ਹੋਈਆਂ ਨੇ। ਉੱਧਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਹਾਰ ਤੋਂ ਬਾਅਦ ਪਾਰਟੀ ਦਾ ਸੰਵਿਧਾਨ ਚੇਤੇ ਆਉਣ ਲੱਗਾ ਹੈ। ਆਮ ਆਦਮੀ ਪਾਰਟੀ ਦੇ ਸਾਰੇ ਜਿੱਤੇ ਅਤੇ ਹਾਰੇ ਹੋਏ ਉਮੀਦਵਾਰਾਂ ਦੀ ਹੋਈ ਮੀਟਿੰਗ ਦੇ ਵਿੱਚ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਸੀ ਕਿ ਹੁਣ ਪੰਜਾਬ ਦੀ ਕਾਰਜਕਾਰਨੀ ਸੰਵਿਧਾਨ ਦੇ ਮੁਤਾਬਕ ਹੀ ਬਣਾਈ ਜਾਵੇਗੀ ਅਤੇ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਬਾਡੀ ਪਾਰਟੀ ਸੰਵਿਧਾਨ ਦੇ ਅਨੁਸਾਰ ਨਹੀਂ ਬਣਦੀ ਉਦੋਂ ਤੱਕ ਚੋਣ ਪ੍ਰਚਾਰ ਕਮੇਟੀ ਪਾਰਟੀ ਦੀਆਂ ਸਰਗਰਮੀਆਂ ਚਲਾਏਗੀ। ਇਸ ਕਮੇਟੀ ਦੀ ਅਗਵਾਈ ਸੰਸਦ ਮੈਂਬਰ ਭਗਵੰਤ ਮਾਨ ਦੇ ਹੱਥ ਹੈ ਅਤੇ ਜਿਸ ਦੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਪ੍ਰੋਫੈਸਰ ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਬੈਣੈਨ ਸ਼ਾਮਿਲ ਨੇ। ਸਮੂਹ ਜਿੱਤੇ ਅਤੇ ਹਾਰੇ ਹੋਏ ਉਮੀਦਵਾਰਾਂ ਦੀ ਮੀਟਿੰਗ ਦੇ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਇਕਾਈ ਨੂੰ ਹੁਣ ਸੰਵਿਧਾਨ ਦੇ ਅਨੁਸਾਰ ਹੀ ਬਣਾਇਆ ਜਾਵੇਗਾ ਅਤੇ ਇਸ ਤਹਿਤ ਲੋਕ ਸਭਾ ਹਲਕਿਆਂ 'ਤੇ ਆਧਾਰਿਤ ਜ਼ੋਨਲ ਇੰਚਾਰਜਾਂ ਨੂੰ ਹਟਾ ਕੇ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਫਿਰ ਬਕਾਇਦਾ ਸੂਬਾ ਬਾਡੀ ਦੀ ਚੋਣ ਹੋਵੇਗੀ। ਪੰਜਾਬ ਸੂਬੇ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਬੜੈਂਚ ਨੇ ਸੰਪਰਕ ਕਰਨ 'ਤੇ ਪੁਸ਼ਟੀ ਕੀਤੀ ਕਿ ਹੁਣ ਪਾਰਟੀ ਸੰਵਿਧਾਨ ਦੇ ਅਨੁਸਾਰ ਲੋਕ ਸਭਾ ਹਲਕਿਆਂ ਦੇ ਅਨੁਸਾਰ ਜ਼ੋਨਲ ਇੰਚਾਰਜਾਂ ਦੀਆਂ ਕਮੇਟੀਆਂ ਭੰਗ ਕਰਕੇ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਉਹਨਾਂ ਕਿਹਾ ਕਿ ਉਹਨਾਂ ਸਿਆਸੀ ਮਾਮਲਿਆਂ ਦੀ ਕਮੇਟੀ ਨੂੰ ਇਸ ਮਤੇ ਦੀ ਸਿਫਾਰਿਸ਼ ਕਰ ਦਿੱਤੀ ਹੈ ਅਤੇ PSE ਤੋਂ ਮਨਜ਼ੂਰੀ ਪਿੱਛੋਂ ਪਾਰਟੀ ਦਾ ਜਥੇਬੰਦਕ ਢਾਂਚਾ ਸੰਵਿਧਾਨ ਦੇ ਅਨੁਸਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਉਹ ਲੋਕ ਸਭਾ ਹਲਕਾਵਾਰ ਵਲੰਟੀਅਰਾਂ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰਨਗੇ। ਉੱਧਰ ਪਲੱਸ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਦਿੱਲੀ ਲੀਡਰਸ਼ਿਪ ਨੂੰ ਹੁਣ ਪੰਜਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਖਹਿਰਾ ਨੇ ਮੰਗ ਕੀਤੀ ਕਿ ਪਾਰਟੀ ਦਿੱਲੀ ਦੀ ਥਾਂ ਪੰਜਾਬ ਦਾ ਓਬਜ਼ਰਵਰ ਨਿਯੁਕਤ ਕਰੇ, ਜਿਸ ਦੇ ਨਾਲ ਹੀ ਖਹਿਰਾ ਨੇ ਇਹ ਵੀ ਮੰਗ ਕੀਤੀ ਕਿ ਦਿੱਲੀ ਵਾਂਗ ਨਵਾਂ ਓਬਜ਼ਰਵਰ ਪੰਜਾਬ ਦੇ ਵਿੱਚ ਪਹਿਲਾਂ ਜਿੰਨੀ ਦਖਲਅੰਦਾਜ਼ੀ ਨਾ ਕਰੇ। ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਵੰਡਣ ਦੀ ਪੂਰੀ ਜ਼ਿੰਮੇਵਾਰੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਵੱਲੋਂ ਨਿਭਾਈ ਗਈ। ਇਸ ਮਾਮਲੇ ਵਿੱਚ ਪੰਜਾਬ ਲੀਡਰਸ਼ਿਪ ਦੀ ਕੋਈ ਸੁਣਵਾਈ ਨਹੀਂ ਹੋਈ। ਇੱਥੋਂ ਤੱਕ ਕਿ ਖਹਿਰਾ ਦੇ ਮੁਤਾਬਕ ਟਿਕਟਾਂ ਵੰਡਣ ਦੇ ਮਾਮਲੇ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੀਨੀਅਰ ਆਗੂ HS ਫੂਲਕਾ ਦੀ ਵੀ ਨਹੀਂ ਸੁਣੀ ਗਈ। ਉਹਨਾਂ ਇਹ ਵੀ ਆਖਿਆ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਪੰਜਾਬ ਕਾਂਗਰਸ ਦੇ ਵਿੱਚ ਦਖਲਅੰਦਾਜ਼ੀ ਇੰਨੀ ਨਹੀਂ ਸੀ ਕਰਦੇ ਜਿੰਨੀ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਕਰਦੇ ਨੇ। ਖਹਿਰਾ ਨੇ ਆਖਿਆ ਕਿ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਨਤਾ ਦਿੱਲੀ ਦੇ ਆਗੂਆਂ ਨੂੰ ਪਸੰਦ ਨਹੀਂ ਕਰਦੀ। ਉੱਧਰ ਪੰਜਾਬ ਦੇ ਨਵੇਂ ਬਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੁਸੈਨੀਵਾਲਾ ਤੋਂ ਵਾਪਸ ਆਉਂਦੇ ਸਮੇਂ ਇੱਕ ਸਟਿੰਗ ਓਪਰੇਸ਼ਨ ਕੀਤਾ ਜਿਸ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਕੈਮਰੇ ਵਿੱਚ ਕੈਦ ਕੀਤਾ ਗਿਆ। ਮਨਪ੍ਰੀਤ ਬਾਦਲ ਨੇ ਸਟਿੰਗ ਓਪਰੇਸ਼ਨ ਦੀ ਵੀਡੀਓ ਲੁਧਿਆਣਾ ਪੁਲਿਸ ਦੇ ਹਵਾਲੇ ਕੀਤੀ ਜਿਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮਾਂ ਦੀ ਪਹਿਚਾਣ ਹੋਈ। ਰਿਸ਼ਵਤ ਲੈਂਦੇ ਸਮੇਂ ਪੁਲਿਸ ਮੁਲਾਜ਼ਮਾਂ ਦੀ ਪਹਿਚਾਣ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਵਜੋਂ ਹੋਈ ਹੈ। ਫਿਲਹਾਲ ਮਾਮਲਾ ਲੁਧਿਆਣਾ ਪੁਲਿਸ ਨੇ SSP ਖੰਨਾ ਦੇ ਹਵਾਲੇ ਕਰ ਦਿੱਤਾ ਹੈ ਅਤੇ ਖੰਨਾ ਪੁਲਿਸ ਥਾਣੇ ਤੋਂ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉੱਧਰ ਮਾਡਰਨ ਜੇਲ੍ਹ ਕਪੂਰਥਲਾ ਦੇ ਵਿੱਚ ਬੀਤੇ ਇੱਕ ਹਫ਼ਤੇ ਦੌਰਾਨ ਗੈਂਗਵਾਰ ਦੀ ਦੂਸਰੀ ਘਟਨਾ ਵਾਪਰ ਗਈ ਹੈ। ਸਵੇਰੇ ਕਰੀਬ 8 ਵਜੇ ਦੋ ਨੌਜਵਾਨਾਂ ਦੇ ਉੱਤੇ ਜੇਲ੍ਹ ਦੇ ਵਿੱਚ ਬੰਦ ਕੁਝ ਹਵਾਲਾਤੀਆਂ ਵੱਲੋਂ ਰਾਡਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਹਵਾਲਾਤੀ ਜਤਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਵਾਸੀ ਫਗਵਾੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ। ਇੱਕ ਹਵਾਲਾਤੀ ਦੇ ਸਰੀਰ 'ਤੇ 24 ਸੱਟਾਂ ਅਤੇ ਦੂਸਰੇ ਦੇ 11 ਸੱਟਾਂ ਨੇ ਅਤੇ ਸਿਵਲ ਹਸਪਤਾਲ ਪ੍ਰਸ਼ਾਸਨ ਮੁੱਢਲੀ ਸਹਾਇਤਾ ਦੇ ਕੇ ਦੋਵਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਭੇਜਣ ਦੀ ਪੂਰੀ ਤਿਆਰੀ ਕਰ ਚੁੱਕਿਆ ਹੈ। ਇਹ ਖਸਮ ਖਾਸ ਖਬਰਾਂ ਦਾ ਬੁਲੇਟਿਨ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ। ਉੱਧਰ ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ, ਜਿਸ ਦੇ ਸਿੱਟੇ ਵਜੋਂ ਹਲਕਾ ਮਜੀਠਾ ਦੇ ਵਿੱਚ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਅਕਾਲੀ ਆਗੂਆਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਹਮਲਿਆਂ ਨੂੰ ਨਾ ਰੋਕਿਆ ਗਿਆ ਤਾਂ ਉਹ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਕੇ ਜਾਣਗੇ ਅਤੇ ਵਿਧਾਨ ਸਭਾ ਦੇ ਵਿੱਚ ਵੀ ਰੱਖਣਗੇ। ਲੋੜ ਪੈਣ 'ਤੇ ਸੜਕਾਂ ਦੇ ਆਉਣ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਮਜੀਠੀਆ ਨੇ ਕਿਹਾ ਕਿ ਕੁਝ ਕਾਂਗਰਸੀ ਆਗੂ ਅਪਰਾਧੀ ਕਿਸਮ ਦੇ ਲੋਕਾਂ ਦੇ ਨਾਲ ਰਲ ਕੇ ਅਕਾਲੀ ਸਮਰਥਕਾਂ ਦੇ ਨਾਲ ਸਿਆਸੀ ਕਿੜ ਕੱਢਣ ਲਈ ਜਾਨਲੇਵਾ ਹਮਲੇ ਕਰ ਰਹੇ ਨੇ ਅਤੇ ਉਹਨਾਂ ਮਜੀਠਾ ਦੇ ਵਿੱਚ ਸ਼ਰਾਰਤੀ ਅੰਤਰਾਂ ਵੱਲੋਂ ਇੱਕ ਔਰਤ ਦੇ ਕੱਪੜੇ ਪਾੜਨ ਵਰਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਇੱਕ ਦਿਨ ਪਹਿਲਾਂ ਕਾਂਗਰਸੀ ਉਮੀਦਵਾਰ ਦੀ ਸ਼ਹਿਰ ਦੇ ਉੱਤੇ ਅਕਾਲੀ ਸਮਰਥਕ ਦਲਿਤ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਹਨਾਂ ਸਾਬਕਾ ਜ਼ਿਲ੍ਹਾ ਅਟਾਰਨੀ ਨਰਿੰਦਰ ਸਿੰਘ ਕਾਹਲੋਂ ਦੇ ਹਵਾਲੇ ਨਾਲ ਆਖਿਆ ਕਿ ਕਾਂਗਰਸੀ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਜਿਨ੍ਹਾਂ ਵਿੱਚ ਕੁਝ ਸਜ਼ਾ ਜਾਫਤਾ ਵੀ ਨੇ ਉਹਨਾਂ ਨੇ ਅਬਦਾਲ ਸਥਿਤ ਇੱਟਾਂ ਵਾਲੇ ਭੱਠੇ ਦੇ ਉੱਤੇ ਹਮਲਾ ਵੀ ਕੀਤਾ ਅਤੇ उधर पंजाब विधानसभा सकत्रेत वालों 15वीं विधानसभा की पलेठी 4 दिन बैठक का प्रोग्राम जारी कर दिया गया है, जिस अनुसार समागम कल शुक्रवार 24 मार्च को बाद दोपहर 2 बजे शुरू होगा। इस दिन नवे चुने मैंबर सहु चुकेंगे। शनिवार ते ऐतवार 25 ते 26 मार्च छुट्टी वाले दिन होंगे, जदों के 27 मार्च को बाद दोपहर 2 बजे बाकी रहिंदे मैंबर सहु चुकेंगे ते नवे स्पीकर ते डिप्टी स्पीकर की चोण की जाएगी। मंगलवार 28 मार्च को सवेरे 10 बजे की बैठक राज्यपाल के भाषण के नाल शुरू होगी ते इस तों बाद उठ जाएगी। 29 मार्च बुधवार सवेरे 10 बजे की बैठक शोक मतियां दे नाल शुरू होने तो बाद कुछ समय लिए उठाई जाएगी, जिस तो बाद राज्यपाल के भाषण से धन्यवाद का मता पेश किया जाएगा ते जिस तो बाद चालू माली साल के लिए सप्लीमेंटरी मंगा पेश करन तो इलावा उन्होंने विचार ते उन्हां नूं पास किया जाएगा। इस तो बाद आउंदे माली साल के पहले 3 महीनों के लिए बजट की अणहोंद दे विच वोट ऑन अकाउंट के राही माली मंगा पेश कीतियां जाणगियां अते इन्हां संबंधी भी खजाना बिल नूं पास किया जाएगा। उधर पंजाब दीआं विधानसभा चोणां दे विच अकाली दल नूं अपणियां ने हराया है, जेकर अपने साथ दिंदे तां अकाली दल कदे हार नहीं सी सकदा। इन्हां विचारां दा प्रगटावा हलका मौड़ मंडी तो अकाली दल दे उम्मीदवार रहे जनमेजा सिंह सेखों ने किया। विधानसभा चोणां तों बाद मौड़ मंडी दे विच अकाली दल दी पहली मीटिंग दौरान सेखों आम लोगों नूं संबोधन कर रहे सन ते इस दे नाल ही उन्होंने चोणां दौरान पार्टी का साथ देण वाले लोगों का धन्नवाद भी किया। उधर राज्यसभा दे विच शहीद भगत सिंह एक बहुत वड्डा मुद्दा बनिया। विरोधियों ने हरियाणे के मुख्यमंत्री उत्ते इल्जाम लाया कि वह नहीं चाहते सी कि चंडीगढ़ के हवाई अड्डे का नाम शहीद भगत सिंह के नाम पर होवे। राज्यसभा के जीरो सैशन समय में CPIM के रीता बरता ने कहा कि चंडीगढ़ एयरपोर्ट के नाम उत्ते विवाद बनिया होया। उन्होंने भी आख्या कि एयरपोर्ट का नाम शहीद आजम भगत सिंह के नाम उत्ते रखने के लिए पंजाब सरकार तो राजी सी पर हरियाणा सरकार असहमत सी। उन्होंने इतों तक आख दिता कि वह देश की आज़ादी के लिए लड़न वाले शहीद आजम के नाम उत्ते एयरपोर्ट का नाम रखने की मांग करते हैं ते CPM के मैंबर ने इस मुद्दे के उत्ते विरोध प्रदर्शन भी किया। इस विरोध प्रदर्शन का समर्थन करते हुए पंजाब कांग्रेस के आगू प्रताप सिंह बाजवा ने मांग की कि एयरपोर्ट का नाम शहीद आजम भगत सिंह के नाम से ही रखा जाए तो हरियाणा की BJP सरकार इसका नाम पार्टी के सबका मुख्यमंत्री के मंगल सैन के नाम के उत्ते रखना चाहती सी। संसदीय मामलों के राज्यमंत्री मुख्तार अब्बास नकवी ने सारे इल्जामों नूं नकारिया ते कहा कि असी कदे भी अजिहा बयान नहीं दिता। उन्होंने भी आख्या कि भगत सिंह शहीद ने ते हर कोई उन्हां दा सन्मान करदा है। रेडियो स्पाइस न्यूजीलैंड तो अज दीआं पंजाब नाल संबंधित खबरां दीआं चुस्कियां नूं इत्थे करदे आं समाप्त। जलंधर स्टूडियो तो परमवीर सिंह बाठ नूं दिओ आग्या, शुक्रिया। बैंक ऑफ इंडिया हुण बन चुका है भारतीय भाईचारे दा सब तो भरोसेयोग बैंक। इस दे एक नहीं बल्कि अनेक कारण हन। बैंक ऑफ इंडिया विच तुसी जीरो बैलेंस ते अपना खाता खुलवा सकदे हो। कैश विड्रॉल या अकाउंट मेंटेनेंस वास्ते कोई चार्जेस नहीं। बैंक ऑफ इंडिया दी किसी भी ब्रांच विच भारत पैसे भेजण दी बिल्कुल फ्री फैसिलिटी। कोई भी रकम भारत भेजण ते कोई रिस्ट्रिक्शन नहीं है अते ना ही इंडिया विच पैसे कढ़ाउण ते कोई चार्जेस लगणगे। स्टूडेंट्स लई आकर्षक स्कीमां उपलब्ध ने। ग्रुप अकाउंट्स वास्ते साडे बैंक ऑफिशियल तुहानूं खुद विजिट करनगे। वधेरे जानकारी लई तुसी विजिट कर सकदे हो साडी ऑकलैंड ब्रांच 10 मैनेको रोड एप्सम या पापाटोए ब्रांच 31 इश्तमाकी रोड पापाटोए अते नवीं ब्रांच हैमिल्टन विच शॉप 4 114 अलेक्जेंड्रा स्ट्रीट हैमिल्टन विखे। फोन 09926579 ते या 09278174 ते अते हैमिल्टन ब्रांच दा कांटेक्ट डिटेल्स ने 7957040। बैंक ऑफ इंडिया। मैं क्या जी मुंडे दा व्याह धरया ते तुसी सोचा विच घूमी जांदे हो। भाई मैं सोच रिया सी के व्याह ते डेकोरेशन ते एंटरटेनमेंट दा प्रबंध किवें करिए। इस दी जिम्मेवारी असी देवांगे स्टाइल एनजेड इवेंट्स नो, जो कि इवेंट मैनेजमेंट ते माहिर ने। ए बहुत ही प्रोफेशनल ने ते सारियां ही सर्विसेज प्रोवाइड करदे ने, जिवें कि घर जां हॉल दी डेकोरेशन, भंगड़े दी टीम, DJ, लाइव ढोल, जागो, डेकोरेशन हायर, मेहंदी नाइट्स अते मच मोर। मैं तां लक्की दा फोन नंबर भी नोट कीता होया 021-99-4458 जां फिर 09-212-9563। स्टाइल एनजेड इवेंट्स, फंक्शन कोई भी होवे उस नूं यादगारी बनाउण दी जिम्मेवारी साडी। या फिर ज्यादा जानकारी लई लॉग करो वेबसाइट bollywoodbhangra.co.nz। ਕੀ ਤੁਸੀਂ ਵਿਆਹ ਕਰਨ ਲੱਗੇ ਹੋ ਤੇ ਆਓ ਵੈਡਿੰਗ ਪੈਲੇਸ ਇਨ ਖਜ਼ਾਨਾ। ਉੱਥੇ ਮੈਨਸ ਐਂਡ ਵਿਮਨਸ ਇੰਡੀਅਨ ਵੇਅਰ, ਸ਼ੇਰਵਾਨੀ, ਲਹਿੰਗਾਸ, ਸੂਟਸ, ਸਾੜੀਜ਼ ਦੀ ਢੇਰ ਸਾਰੀ ਵੈਰਾਈਟੀ ਹੈ। ਇੱਥੇ ਤੁਹਾਨੂੰ ਕਾਫੀ ਤਰ੍ਹਾਂ ਦੇ ਆਊਟਫਿਟਸ ਰਾਇਲ ਬਲੂ ਸ਼ੇਡ, ਰੋਜ਼ ਪਿੰਕ, ਕ੍ਰਿਸਟਲ ਵਾਈਟ, ਹੋਰ ਕਈ ਸਾਰੇ ਰੈੱਡ ਸ਼ੇਡ ਵਿੱਚ ਵੀ ਮਿਲਣਗੇ। ਐਕਸਕਲੂਸਿਵ ਡਿਜ਼ਾਈਨਰ ਰੇਂਜ ਤੇ ਲਹਿੰਗੇ ਤੇ ਸਾੜੀਆਂ, ਵੈਡਿੰਗ ਸੂਟਸ ਤੇ ਹੋਮ ਡੈਕੋਰੇਸ਼ਨ ਤੇ स्पेशल पैकेजेस भी ने। इना दे फ्रेंडली कंसल्टेंट्स तो आज ही अपॉइंटमेंट बनवाओ। होर तुसी मार्केट एलिगेंस विच एक परफेक्ट मंडप भी चूज कर सकते हो। खजाना डिजाइनर वेयर 127 बोलमर रोड पापा टोई। ਪੈਰੀ ਪੈਣਾ ਬੀਜੀ, ਨਾਲੇ ਮੁਬਾਰਕਾਂ ਤੁਹਾਨੂੰ ਵੀਜ਼ਾ ਲੱਗਣ ਦੀਆਂ, ਹੁਣ ਛੇਤੀ ਨਾਲ ਆ ਜਾਓ। ਉਹ ਤਾਂ ਠੀਕ ਹੈ, ਪਰ ਤੁਹਾਡੇ ਨਿਊਜ਼ੀਲੈਂਡ ਵਿੱਚ ਚੱਕੀ ਦਾ ਆਟਾ ਮਿਲ ਜਾਂਦਾ ਹੈ ਕਿ ਬ੍ਰੈਡ ਹੀ ਖਾਈ ਜਾਂਦੇ ਹੋ? ਲੈ ਤੁਹਾਨੂੰ ਕਿਹਨੇ ਕਹਿ ਦਿੱਤਾ ਬੀਜੀ, ਸਾਡੇ ਇੱਥੇ ਗਰੇਵਾਲ ਚੱਕੀ ਦਾ ਆਟਾ ਹਰ ਇੱਕ ਦੁਕਾਨ ਤੋਂ ਮਿਲ ਜਾਂਦਾ ਹੈ। ਆਸਟ੍ਰੇਲੀਆ ਦੇ ਗੋਲਡਨ ਗ੍ਰੇਨ ਏਰੀਆ 'ਚ ਸ਼ੁੱਧ ਦੇਸੀ ਕਣਕ ਅਤੇ ਪੱਥਰ ਵਾਲੀ ਚੱਕੀ 'ਚ ਤਿਆਰ ਕੀਤਾ ਹੋਇਆ ਕਣਕ ਦਾ ਆਟਾ, ਮੱਕੀ ਦਾ ਆਟਾ ਅਤੇ ਬੇਸਨ ਵੀ ਮਿਲਦਾ ਹੈ, ਤੇ ਉਹ ਵੀ ਵੱਖਰੇ ਸਵਾਦ ਦੇ ਮਿਲਦੇ ਨੇ। ਗਰੇਵਾਲ ਚੱਕੀ ਦਾ ਆਟਾ ਖਾ ਕੇ ਤੁਸੀਂ ਇੰਡੀਆ ਦਾ ਆਟਾ ਭੁੱਲ ਜਾਓਗੇ। ਗਰੇਵਾਲ ਚੱਕੀ ਆਟਾ, ਫਾਰ ਟ੍ਰੇਡ ਇਨਕੁਆਇਰੀਜ਼ ਕਾਲ 021-217-3482। ਓ ਯਾਰ, ਬੜੀ ਟੈਨਸ਼ਨ 'ਚ ਲੱਗ ਰਿਹਾ, ਕੀ ਗੱਲ ਹੋ ਗਈ? ਯਾਰ, ਮੈਂ 3 ਸਾਲ ਪਹਿਲਾਂ ਕਰ ਲਿਆ ਸੀ, ਹੁਣ ਮੈਂ ਸੋਚਦਾ ਵੀ ਜੇ ਇਹਨੂੰ ਵੇਚ ਕੇ ਨਵਾਂ ਘਰ ਲੈ ਲਵਾਂ, ਤੇ ਫਿਰ ਮੈਂ ਸੋਚਦਾ ਵੀ ਇਹਦੇ 'ਚੋਂ ਥੋੜੇ ਪੈਸੇ ਕੱਢ ਕੇ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈ ਲਵਾਂ। ਇਹਦੇ 'ਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ? ਉਹ ਕਿਸੇ ਵਧੀਆ ਜੇ ਰੀਅਲ ਅਸਟੇਟ ਏਜੰਟ ਨਾਲ ਗੱਲ ਕਰਕੇ ਦੇਖ ਲਾ। ਉਹ ਇਹੀ ਤਾਂ ਟੈਨਸ਼ਨ ਵਾਲੀ ਗੱਲ ਆ, ਮਾਰਕੀਟ 'ਚ ਕਿੰਨੇ ਏਜੰਟ ਆ, ਕਿਤੇ ਭਰੋਸਾ ਕਰਾਂ? ਉਹ ਜੇ ਇਹ ਗੱਲ ਹੈ ਤਾਂ ਫਿਰ ਬਾਰਫੁੱਟ ਐਂਡ ਥੌਮਸਨ ਦੇ ਗੁਰਜੀਤ ਸੇਖੋ ਨਾਲ ਗੱਲ ਕਰਕੇ ਦੇਖ, ਕਿਉਂਕਿ ਉਹ ਰਿਸ਼ਤੇ ਬਣਾਉਣ 'ਚ ਵਿਸ਼ਵਾਸ ਰੱਖਦੇ ਨੇ, ਨਾ ਕਿ ਪੈਸੇ ਬਣਾਉਣ 'ਚ। ਆਕਲੈਂਡ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੇ ਗੁਰਜੀਤ ਸੇਖੋਂ, ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ, ਇਹਨਾਂ ਨੂੰ ਇੱਕ ਵਾਰ ਜ਼ਰੂਰ ਮਿਲੋ। ਫਸਟ ਟਾਈਮ ਪ੍ਰਾਪਰਟੀ ਬਾਇਰਸ ਦਾ ਇੱਕ ਵਾਰ ਜ਼ਰੂਰ ਮਿਲਣ ਗੁਰਜੀਤ ਸੇਖੋਂ, 323 ਗ੍ਰੇਟ ਸਾਊਥ ਰੋਡ, ਓਟਾਹੂ। ਕਾਲ 027-282-9448 ਔਰ 09-276-4044। ਯਾਰ, ਮੈਂ ਬਿਜ਼ਨਸ ਲੋਨ ਲੈਣਾ ਚਾਹੁੰਦਾ, ਇਹਨਾਂ ਕੰਮਾਂ 'ਚ ਬਹੁਤ ਪੇਪਰ ਵਰਕ ਕਰਨਾ ਪੈਂਦਾ ਹੈ, ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ, ਕਿਹਦੀ ਹੈਲਪ ਲਵਾਂ? ਕੀਵੀ ਮੌਰਗੇਜਸ ਹੀ ਤੈਨੂੰ ਇਸ ਬਾਰੇ ਐਕਸਪਰਟ ਗਾਈਡੈਂਸ ਦੇ ਸਕਦੇ ਨੇ, ਉਹ ਬਿਜ਼ਨਸ ਲੋਨ ਦੇ ਸਾਰੇ ਪ੍ਰੋਸੀਜਰਸ ਅਤੇ ਪੇਪਰ ਵਰਕ ਕਰਵਾ ਦੇਣਗੇ, ਕਈ ਤਰ੍ਹਾਂ ਦੇ ਲੋਨ ਅਤੇ ਇੰਸ਼ੋਰੈਂਸਿਸ ਦੇ ਮਾਹਿਰ ਨੇ। ਹੋਰ ਕਿਸ ਚੀਜ਼ਾਂ 'ਚ ਡੀਲ ਕਰਦੇ ਨੇ ਕੀਵੀ ਮੌਰਗੇਜਸ? ਸੈਲਰੀਡ ਜਾਂ ਸੈਲਫ ਇੰਪਲੋਇਡ ਲੋਨਸ, ਫਸਟ ਹੋਮ ਜਾਂ ਇਨਵੈਸਟਮੈਂਟ ਲੋਨ, ਕੰਸਟਰਕਸ਼ਨ ਜਾਂ ਰੈਨੋਵੇਸ਼ਨ, ਲੋ ਡਿਪੋਜ਼ਿਟ, ਬਿਜ਼ਨਸ ਲੋਨ, ਪ੍ਰਾਪਰਟੀ ਡਿਵੈਲਪਮੈਂਟ ਲੋਨ, ਰੀਫਿਕਸ, ਰੀਫਾਈਨੈਂਸ ਜਾਂ ਰੀਸਟ੍ਰਕਚਰ ਲੋਨ, ਲਾਈਫ, serious illness, disability, income protection, mortgage protection, redundancy ate medical insurance te vi deal karde ne. Hun ta Kiwi Mortgages Auckland ch vi khul gaya hai, jana vi aasan hai. Auckland ch kithe? 116B Cavendish Drive, Manunaw City, Auckland. Number hai ga tere kol? Toll free number hai 0508-332211. India in style te navi collection aa chuki hai, jithe mildi hai bahut variety. Ready made suit ate saadiyan, lehengas te 30 to 50% off, te jewelry, chain set, bangles, earrings, ਬੈਲੀ ਬੈਲਟਸ, ਐਂਕਲੈਟਸ ਤੇ ਹੋਰ ਬਹੁਤ ਸਾਰੇ ਡਿਫਰੈਂਟ ਗਿਫਟ ਆਈਡੀਆਜ਼, ਜਿਵੇਂ ਕਿ ਪ੍ਰੈਸਟੀਜ ਗੈਸ ਚੁੱਲ੍ਹਾ, ਪ੍ਰੈਸ਼ਰ ਕੁੱਕਰ, ਨੌਨਸਟਿਕ ਤਵਾ, ਇਲੈਕਟ੍ਰੋਨਿਕ ਰੋਟੀ ਮੇਕਰ, ਲੇਡੀਜ਼ ਹੈਂਡਬੈਗ, ਟੇਬਲ ਕਵਰ, ਬੈੱਡ ਸ਼ੀਟਸ, ਸ਼ਾਲ, ਪੂਜਾ ਮੰਦਿਰ, ਕਾਰਾਂ ਚਲਾਉਣ ਲਈ ਹੈਂਗਿੰਗ ਖੰਡਾ ਸਾਹਿਬ, ਬਹੁਤ ਹੀ ਸਪੈਸ਼ਲ ਪ੍ਰਾਈਸ ਵਿੱਚ। ਪਹੁੰਚਣਾ ਨਾ ਭੁੱਲਣਾ, ਇੰਡੀਅਨ ਇਨ ਸਟਾਈਲ, 131 ਕੋਲਮਰ ਰੋਡ, ਪਾਪਾ ਟੋਏ ਟੋਏ, ਓਪੋਜ਼ਿਟ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦੁਆਰ। ਕਾਲ 09-278-6819। ਬਿਨਾਂ ਪ੍ਰਚਾਰ ਕਾਹਦਾ ਕਾਰੋਬਾਰ? ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ। ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਦੇ ਸਪੈਸ਼ਲ ਰੇਟਸ, ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫ਼ਤਾਰ। ਕਾਲ 09-39-000-67 ਔਰ 021-027-95403। Radio Spa Saturday Night Mix. Radio Spa Saturday Night Mix. Saturday Night Mix. Yes, yes, right about now you're in tune to the sounds of DJ Impact. DJ Impact, when you're ready, let's go. ਮੇਰੇ ਪਿੱਛੇ ਫਿਰ ਤੈਨੂੰ ਗੱਭਰੂ ਤੇ ਮੈਂ ਤੇਰੇ ਪਿੱਛੇ ਲੱਗ।

ਉਸੇ ਨੰਬਰ ਓਲੇ ਵਿੱਚ ਚੰਦ ਨਾਲ ਬੱਧ ਫੱਬੇ ਤੂੰ ਮਜਾ ਜਿਹੜੇ ਸਾਰੀਆਂ ਸਾਰੀਆਂ ਤੂੰ ਸੋਹਣੀ ਲੱਗੇ ਤੂੰ ਮਜਾ ਜਿਹੜੇ ਸਾਰੀਆਂ ਤੂੰ ਸੋਹਣੀ ਲੱਗੇ ਤੂੰ ਮਜਾ